ਨੀ ਪੈਣੇ ਮੇਰੀ ਨੀ ਪੈਣੇ ਮੇਰੀ ਨੀ ਪੈਣੇ ਤੇਰਾ ਬੜਾ ਚੇਤਾ ਆਊਗਾ ਮੇਰੀ ਨੀ ਪੈਣੇ ਤੇਰਾ ਬੜਾ ਚੇਤਾ ਆਊਗਾ ਪਿੱਛੇ ਦਾ ਨਾ ਰੱਖੀ ਤੂੰ ਖਿਆਲ ਪਿੱਛੇ ਦਾ ਨਾ ਰੱਖੀ ਤੂੰ ਖਿਆਲ ਜੁਗ ਜੁਗ ਜੀਵੇ ਜੁਗ ਜੁਗ ਜੀਵੇ ਜੁਗ ਜੁਗ ਜੀਵੇ ਤੇਰੀ